ਵਾਲਾ ਦਿਲ ਤੇਰਾ ਪੂਰਾ ਓਕੇ ਸਵੈਗ ਮਾਰਦੀ ਆ ਪੂਰਾ ਤੂੰ ਠੋਕੇ ਅੱਕਦੇ ਸਾਰੇ ਤੈਨੂੰ ਗੱਡੀ ਰੋਕੇ ਮੰਨਦੀ ਨਾ ਤੂੰ ਪਰ ਦਿਨ ਸਾਰੇ ਹੋਕੇ ਚੱਲਦੀ ਆ ਤੂੰ ਸਾਰੇ ਪਿੱਛੇ ਪਿੱਛੇ ਤੁਰਦੇ ਨੇ ਮੁੜਦੀ ਆ ਜਿੱਥੇ ਰਿਹਾ ਸਾਰੇ ਪਿੱਛੇ ਮੁੜਦੇ ਨੇ ਫਿਰ ਜਾਂਦੀ ਜਿੱਥੇ ਉੱਥੇ ਸਾਰੇ ਰੁਕ ਜਾਂਦੇ ਨੇ ਮੰਨ ਜਾਵੇ ਤੂੰ ਸਾਰੇ ਇਹੀ ਬਸ ਚਾਹੁੰਦੇ ਨੇ ਥੋੜੀ ਵਾਲਾ ਦਿਲ ਤੇਰਾ ਪੂਰਾ ਓਕੇ ਸਵੈਗ ਮਾਰਦੀ ਆ ਪੂਰਾ ਤੂੰ ਠੋਕੇ ਤੱਕਦੇ ਆ ਸਾਰੇ ਤੈਨੂੰ ਗੱਡੀ ਰੋਕੇ ਮੰਨਦੀ ਨਾ ਤੂੰ ਪਰ ਦਿਨ ਸਾਰੇ ਹੋਗੇ ਚੱਕ ਨਹੀਂ ਹੋਣਾ ਪਰ ਮੇਰੀ ਸੋਚਦਾ ਮੈਂ ਰਹਿੰਦਾ ਦਿਨ ਰਾਤ ਨੀ ਸਾਰੀ ਕੁੜੀ ਅੱਜ ਤੇਰੀ ਡਿਫਰੈਂਟ ਗੱਲ ਬਾਤ ਨੀ ਮੇਰਾ ਇੱਕੋ ਏਮ ਤੈਨੂੰ ਕਰਨਾ ਕਦੇ ਮੈਂ ਤੇਰੇ ਤੇ ਹੱਕ ਮੇਰਾ ਤੇ ਤੋਂ ਪੁੱਛਣੀ ਨਾ ਬਾਤ ਨਹੀਂ ਵਾਲਾ ਦਿਲ ਤੇਰਾ ਪੂਰਾ ਓਕੇ ਸਵੈਗ ਮਾਰਦੀ ਆ ਪੂਰਾ ਤੂੰ ਠੋਕੇ ਅੱਕਦੇ ਆ ਸਾਰੇ ਤੈਨੂੰ ਗੱਡੀ ਰੋਕੇ ਮੰਨਦੀ ਨਾ ਤੂੰ ਪਰ ਦਿਨ ਸਾਰੇ ਹੋਕੇ ਕਿ ਕੁੜੀ ਔਨ ਫਾਇਰ ਫਾਇਰ ਹੁੰਦਾ ਜਾਂਦਾ ਨਸ਼ਾ ਹੋਰ ਹਾਇਰ ਹਾਇਰ ਦੇਖ ਕੇ ਕੁੜੀ ਔਨ ਫਾਇਰ ਫਾਇਰ ਹੁੰਦਾ ਜਾਂਦਾ ਨਸ਼ਾ ਹੋਰ ਹਾਇਰ ਹਾਇਰ ਉਹਨੇ ਲਾਇਆ ਮੁਸਕਾਰਾ ਅੱਜ ਕਰ ਤੂੰ ਕਾ ਕਰ ਉਹਦੇ ਪਿੱਛੇ ਹੋਇਆ ਫਿਰ ਤਾਂ ਸਦਾਈ ਡਾਊਨ ਸਾਰਾ ਸਦਾਈ ਡਾਊਨ ਸਾਰਾ ਥੋੜੀ ਵਾਲਾ ਦਿਲ ਤੇਰਾ ਪੂਰਾ ਓਕੇ ਸਵੈਗ ਮਾਰਦੀ ਆ ਪੂਰਾ ਤੂੰ ਠੋਕੇ ਤੱਕਦੇ ਆ ਸਾਰੇ ਤੈਨੂੰ ਗੱਡੀ ਰੋਕੇ ਮੰਨਦੀ ਨਾ ਤੂੰ ਪਰ ਦਿਨ ਸਾਰੇ ਹੋਗੇ ਥੋੜੀ ਵਾਲਾ ਦਿਲ ਤੇਰਾ ਪੂਰਾ ਓਕੇ ਸਵੈਗ ਮਾਰਦੀ ਆ ਪੂਰਾ ਤੂੰ ਠੋਕੇ ਤੱਕਦੇ ਆ ਸਾਰੇ ਤੈਨੂੰ ਗੱਡੀ ਰੋਕੇ ਮੰਨਦੀ ਨਾ ਤੂੰ ਪਰ ਦਿਨ ਸਾਰੇ ਹੋਗੇ।